ਸਤਨਾਮ ਸ਼੍ਰੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤਰ ਹਰ ਧਨ ਰਾਸ ਨਿਰਾਸ ਇਹ ਬਿਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਦੀਨੋ ਨਾਮ ਕੀਓ ਧਨ ਰਾਸ ਨਿਰਾਸ ਇਹ ਬਿਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧਕ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਨ ਹਾਰ ਦਇਆਲ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂਢਤ ਦੁਖ ਮੈਂ ਕਾੜ ਲਿਆ ਸੁਣ ਸੁਣ ਉਪਜਿਓ ਮਨ ਮਹਿ ਚਾਓ ਆਠ ਪਹਿਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ राम गुण गाए।